ਦੱਸਦਾ ਵੇਖ ਕੇ ਜਗ ਨੂੰ ਮੈਂ ਭੁੱਲ ਜਾਵਾਨੀ, ਦੱਸ ਦੇ ਕਿੱਦਾਂ ਗੱਲ ਤੈਨੂੰ ਸਮਝਾਵਾਨੀ। ਬੋਬ ਤੂੰ ਛੱਡ ਦੇ ਉਹਨੂੰ ਜੋ ਹੈ ਤੇਰੇ ਨਾ, ਨਖਰੇ ਕਿਉਂ ਕਰਦੇ ਆ ਮੈਨੂੰ ਜੱਚਦਾ ਨਹੀਂ, ਕਿੰਨਾ ਸਵਾਲ ਕਰਦੇ ਇੰਨਾ ਮੈਂ ਸੁਣਦਾ ਨਹੀਂ। ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀ ਆ ਤੈਨੂੰ, ਕਰੇ ਬਲੋ ਬਾਕੀ ਕਰੇ ਸ਼ਾਈਨ ਤੂੰ ਕਰੇ ਗਲੋ। ਜੀਨਸ ਡਾਲੀ ਡਾਲੀ ਤੂਨੇ ਜੋ ਵੋ ਤੇਰੀ ਬੂਟੀ ਪੇ ਟਾਈਟ ਬੇਬੀ ਜੈਸੇ ਮੇਰਾ ਫਲੋ। ਬੇਬੀ ਗਾਡ ਡੈਮ ਤੂੰ ਹੈ 100 ਬਾਕੀ ਐਵਰੇਜ, ਤੂੰ ਹੈ ਸੈਵੇਜ ਬੇਬੀ ਤੂੰ ਹੈ ਰੋ। ਮੁਝੇ ਤੇਰੀ ਬਾਰੀ ਕੀ ਹਰ ਵੋ ਚੀਜ਼ ਲਗੇ ਸੈਕਸੀ ਜੋ ਬਾਕੀਓ ਕੋ ਲਗਤੀ ਹੈ ਫਲੋ। ਬੇਬੀ ਲੈਟਸ ਗੋ ਰਾਈਟ ਨਾਓ, ਦੇਖੋ ਮੁਝੇ ਵੇਟ ਨਾ ਇਤਨੀ ਕਰਾਓ, ਲੱਕ ਤੇਰਾ ਲੀਨ ਬਾਤ ਤੇਰੀ ਮੀਨ, ਟਾਈਟਨ ਪੇ ਹੈ ਤੋ ਕਿਉਂ ਖਾਤੀ ਭਾਓ। ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀ ਆ ਤੈਨੂੰ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀ ਆ ਤੈਨੂੰ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀ ਆ ਤੈਨੂੰ, ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀ ਆ ਤੈਨੂੰ। ਕਿਉਂ ਸਮਝੇ ਨਾ ਬਾਤੇ ਮੇਰੀ ਤੂੰ ਕਿਉਂ ਐ ਲੜਦੀ, ਸੂਰਤ ਐ ਸੋਹਣੀ ਸੀਰਤ ਤੇਰੀ ਬੇਵਫਾ, ਸਮਝੇ ਨਾ ਇਸ਼ਾਰੇ ਹਾਂ ਕਿੰਨੀ ਵਾਰੀ ਮੈਂ ਕਹਾਂ ਤੂੰ ਅਜ ਚੱਲ ਮੇਰੇ ਨਾਲ, ਨਖਰੇ ਕਿਉਂ ਕਰਦੇ ਆ ਮੈਨੂੰ ਜੱਚਦਾ ਨਹੀਂ, ਕਿੰਨਾ ਸਵਾਲ ਕਰਦੇ ਇੰਨਾ ਮੈਂ ਸੁਣਦਾ ਨਹੀਂ। ਹੋਰ ਦੱਸ ਕਿੰਨੀ ਤਾਰੀਫਾਂ ਚਾਹੀਦੀਆਂ ਤੈਨੂੰ।